ਓ ਯਾਰ ਇੰਨਾ ਟਾਈਮ ਤੁਹਾਡੀ ਤਾਰ ਨਹੀਂ ਲੱਗੀ ਹਲੇ ਲੱਗੀ ਬਾਈ ਲੱਗੀ ਬਸ ਚੱਲ ਚੱਲ ਚੱਲ ਚੱਲ ਬਾਈ ਡੀ ਰਾਉਂਡ ਤੇ ਆ ਜਲਦੀ ਕਰ ਓ ਕੁਛ ਨਹੀਂ ਹੁੰਦਾ ਓ ਜਲਦੀ ਕਰ ਜਲਦੀ ਕਰ ਜਲਦੀ ਓ ਠੀਕ ਆ ਚੱਲ ਪਿਆ ਆਇਆ ਨਹੀਂ ਉਹ ਸਾਨੂੰ ਪ੍ਰਪੋਜ਼ ਕਰਨਾ ਆਇਆ ਨਹੀਂ ਉਹ ਸਾਨੂੰ ਪ੍ਰਪੋਜ਼ ਕਰਨਾ ਸ਼ਰੇਆਮ ਹੱਥ ਉਹਦਾ ਨਹੀਂ ਸੀ ਫੜਨਾ ਸ਼ਰੇਆਮ ਹੱਥ ਉਹਦਾ ਨਹੀਂ ਸੀ ਫੜਨਾ ਹਾਲ ਪੁੱਛ ਲਿਆ ਮੁੱਛ ਨੂੰ ਮਰੋੜ ਕੇ ਪੁੱਛ ਲਿਆ ਮੁੱਛ ਨੂੰ ਮਰੋੜ ਕੇ ਖੋਰੇ ਉਹ ਤਾਂ ਡਰ ਗਈ ਉਹਨੂੰ ਕਿਹੜਾ ਰਾਤੀ ਨੀਂਦ ਆਈ ਹੋਣੀ ਅੱਜ ਭਾਵੇਂ ਨਾ ਕਰ ਗਈ ਉਹਨੂੰ ਕਿਹੜਾ ਰਾਤੀ ਨੀਂਦ ਆਈ ਹੋਣੀ ਅੱਜ ਭਾਵੇਂ ਨਾ ਕਰ ਗਈ ਉਹਨੂੰ ਕਿਹੜਾ ਰਾਤੀ ਨੀਂਦ ਆਈ ਹੋਣੀ ਅੱਜ ਭਾਵੇਂ ਨਾ ਕਰ ਗਈ ਸੋਚਦੀ ਤਾਂ ਹੋਣੀ ਜੋਣ ਜੋਗੀ ਕਿ ਦਿੱਤਾ ਕਿਉਂ ਜਵਾਬ ਤੋੜ ਕੇ ਫੀਲ ਉਹਨੂੰ ਵੀ ਤਾਂ ਹੋਇਆ ਹੁਣ ਲਾਜ਼ਮੀ ਮਿੱਤਰਾਂ ਦਾ ਦਿਲ ਤੋੜ ਕੇ ਦਿਲੋਂ ਚਾਹੁੰਦੀ ਸੀ ਉਹ ਮਿੱਤਰਾਂ ਦੀ ਹੋਣ ਨੂੰ ਚਾਹੁੰਦੀ ਸੀ ਉਹ ਮਿੱਤਰਾਂ ਦੀ ਹੋਣ ਨੂੰ ਉੱਤੋਂ ਹੀ ਮਨਾ ਕਰ ਗਈ ਉਹਨੂੰ ਕਿਹੜਾ ਰਾਤੀ ਨੀਂਦ ਆਈ ਹੋਣੀ ਅੱਜ ਭਾਵੇਂ ਨਾ ਕਰ ਗਈ ਉਹਨੂੰ ਕਿਹੜਾ ਰਾਤੀ ਨੀਂਦ ਆਈ ਹੋਣੀ ਅੱਜ ਭਾਵੇਂ ਨਾ ਕਰ ਗਈ ਉਹਨੂੰ ਕਿਹੜਾ ਰਾਤੀ ਨੀਂਦ ਆਈ ਹੋਣੀ ਅੱਜ ਭਾਵੇਂ ਨਾ ਕਰ ਗਈ ਉਹਨੇ ਖਾਸ ਕਿਸੇ ਆਪਣੀ ਫਰੈਂਡ ਨੂੰ ਵੀ ਫੋਨ ਤਾਂ ਮੜਾਇਆ ਹੋਊਗਾ ਦਿਲ ਆਖਦਾ ਏ ਸੱਚੀ ਦਿਲ ਉਸਦਾ ਵੀ ਬੜਾ ਪਛਤਾਇਆ ਹੋਊਗਾ ਗੱਲਾਂ ਖੁਦ ਨਾਲ ਕਰਦੀ ਹੂੰ ਹਾਣੀਓ ਖੁਦ ਨਾਲ ਕਰਦੀ ਹੂੰ ਗਲਤੀ ਮੈਂ ਏਡੀ ਕਿਉਂ ਭਲਾਂ ਕਰ ਗਈ ਉਹਨੂੰ ਕਿਹੜਾ ਰਾਤੀ ਨੀਂਦ ਆਈ ਹੋਣੀ ਅੱਜ ਭਾਵੇਂ ਨਾ ਕਰ ਗਈ ਉਹਨੂੰ ਕਿਹੜਾ ਰਾਤੀ ਨੀਂਦ ਆਈ ਹੋਣੀ ਅੱਜ ਭਾਵੇਂ ਨਾ ਕਰ ਗਈ ਉਹਨੂੰ ਕਿਹੜਾ ਰਾਤੀ ਨੀਂਦ ਆਈ ਹੋਣੀ ਅੱਜ ਭਾਵੇਂ ਨਾ ਕਰ ਗਈ ਪਰੇਸ਼ਾਨ ਕਰ ਗਈ ਉਹਨੂੰ ਕਿਹੜਾ ਰਾਤੀ ਨੀਂਦ ਆਈ ਹੋਣੀ ਅੱਜ ਭਾਵੇਂ ਨਾ ਕਰ ਗਈ